ਸੋਹਣੀ ਇੱਕ ਚਿੱਕ ਲੱਗ ਗਈ ਉਹਦੇ ਨੇੜਾ ਵਿੱਚੋਂ ਉਹਦੇ ਨੇੜਾ ਵਿੱਚੋਂ ਉਹਦੇ ਨੇੜਾ ਵਿੱਚੋਂ ਕਿਤੇ ਮੈਨੂੰ ਚਿੱਕ ਲੱਗ ਗਈ ਉਹਦੇ ਨੇੜਾ ਵਿੱਚੋਂ ਕਿਤੇ ਮੈਨੂੰ ਚਿੱਕ ਲੱਗ ਗਈ ਉਹਦੇ ਨੇੜਾ ਵਿੱਚੋਂ ਕਿਤੇ ਮੈਨੂੰ ਚਿੱਕ ਲੱਗ ਗਈ ਉਹਦੇ ਨੇੜਾ ਵਿੱਚੋਂ ਕਿਤੇ ਮੈਨੂੰ ਚਿੱਕ ਲੱਗ ਗਈ ਟਿਕ ਲੱਗ ਗਈ ਤੇਰੇ ਨੇੜਾ ਵਿੱਚੋਂ।